ਔਖੇ ਸੌਖੇ ਰਾਹਾਂ ਉੱਤੇ ਪੈਂਦਾ ਚੱਲਣਾ, ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਚੱਲਣਾ। ਔਖੇ ਸੌਖੇ ਰਾਹਾਂ ਉੱਤੇ ਪੈਂਦਾ ਚੱਲਣਾ, ਦੁੱਖਾਂ ਤਕਲੀਫਾਂ ਨੂੰ ਤਾਂ ਪੈਂਦਾ ਚੱਲਣਾ। ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ, ਸੀਨੇ ਲਾ ਕੇ ਪੈਂਦੀ ਬਦਨਾਮੀ ਰੱਖਣੀ। ਹੋਣਾ ਏ ਜੇ ਜੱਗ ਤੇ ਮਸ਼ਹੂਰ ਹਾਣੀਆਂ, ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਮਾਪਿਆਂ ਦਾ ਕਰੋ ਸਤਿਕਾਰ ਰੱਜ ਕੇ, ਵੱਡਿਆਂ ਦਾ ਕਰੋ ਸਤਿਕਾਰ ਰੱਜ ਕੇ, ਇਹਨਾਂ ਨੇ ਹੀ ਬੇੜੀਆਂ ਨੇ ਪਾਰ ਲਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਸਾੜੋ ਅਰਮਾਨ ਕਿਸੇ ਦੇ, ਬੋਲੇ ਜੇ ਕੋਈ ਮਾੜਾ ਉਹਨੂੰ ਮਾਫ ਕਰ ਦੋ, ਪਰ ਕਦੇ ਵੀ ਨਾ ਭੁੱਲੋ ਅਹਿਸਾਨ ਕਿਸੇ ਦੇ। ਵਕਤ ਦੇ ਨਾਲ ਜ਼ਰਾ ਸਿੱਖ ਢਲਣਾ, ਸਮਿਆਂ ਦੇ ਨਾਲ ਜ਼ਰਾ ਸਿੱਖ ਢਲਣਾ, ਦਿਲ ਵਿੱਚੋਂ ਗੱਲਾਂ ਕੱਢ ਕੇ ਪੁਰਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਕਦੇ ਨਾ ਬਣਾਈਏ ਕਮਜ਼ੋਰੀ ਕਿਸੇ ਨੂੰ, ਜੱਗ ਇੱਧਰ ਉੱਧਰ ਹੋ ਜੇ ਜਰ ਜਾਈਦਾ। ਦਿਲ ਵਿੱਚ ਇੱਕੋ ਗੱਲ ਰਹੇ ਗੂੰਜਦੀ, ਦਿਲ ਵਿੱਚ ਇੱਕੋ ਗੱਲ ਰਹੇ ਗੂੰਜਦੀ, ਸੋਚੀਆਂ ਉਚਾਈਆਂ ਪਾਣੀਆਂ ਹੀ ਪਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ। ਜ਼ਿੰਦਗੀ ਚ ਵਧਣੇ ਲਈ ਅੱਗੇ ਦੋਸਤੋ ਠੋਕਰਾਂ ਵੀ ਪੈਂਦੀਆਂ ਜ਼ਰੂਰ ਖਾਣੀਆਂ।